Good morning, sir. We have a long day today, sir. At 11, we have a meeting with... ਇਹਨੂੰ ਕਹਿੰਦੇ ਮੈਂ ਨਹੀਂ ਕਿਤੇ ਜਾਣਾ, ਕੈਂਸਲ ਕਰ ਦੂਗਾ। ਕਿਉਂ? ਅੱਛਾ, ਅੱਜ ਫਿਰ ਉਹਦੇ ਪਿੱਛੇ ਜਾਣਾ, ਰਹਿਣ ਦੇ, ਨਹੀਂ ਮੰਨਣਾ ਉਹਨੇ। At 11, we have a meeting with promoters regarding stage 2. At 12, you are going... Where is going? ਹੁਣ ਤੈਨੂੰ ਕੀ ਦੱਸਾਂ, ਤੇਰੀ ਭੂਆ ਨੂੰ ਸੰਧਾਰਾ ਦੇਣ ਗਿਆ। Leave it, just cancel everything. ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ। ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ। ਮੈਂ ਮੇਰੇ ਉੱਤੇ ਮਰਦੇ ਨਾਜ਼ੁਕ ਦਿਲ ਤੋੜਦਾ ਆ, ਤੋੜਦਾ ਆ। ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ, ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ, ਨੀ ਤੂੰ ਨਾ ਵੀ ਨੀ ਕਰਦੀ ਗੱਭਰੂ, ਨੀ ਤੂੰ ਨਾ ਵੀ ਨੀ ਕਰਦੀ ਗੱਭਰੂ। ਇੱਕ ਪਾਸੇ ਲਾ ਦੇ ਗੱਲ ਮੈਂ ਤੇਰੇ ਹੱਥ ਜੋੜਦਾ। ਪੁੱਛੇ ਨਾ ਮੇਰਾ, ਪਰ ਕੋਲ ਨਾ ਮੇਰੇ ਖੜਦੀ। ਜਦ ਮੈਂ ਕੁੜੀਆਂ ਕੋਲੇ ਖੜ ਜਾਵਾਂ, ਮੈਂ ਸੁਣਿਆ ਬਾਲਾ ਸੜਦੀ। ਮੈਂ ਸੋਚਾਂ ਸੁਪਨਿਆਂ ਵਿੱਚ ਵੀ ਤੇਰੇ ਮਗਰ ਦੌੜਦਾ। ਵਿਚਾਲੇ ਟੰਗਿਆ, ਇੱਕ ਦਿਲ ਹੀ ਤੇ ਤੋਂ ਮੰਗਿਆ। ਤੂੰ ਕਿਉਂ ਜਾਨੀ ਤੜਪਾਉਣੀ, ਦੱਸ ਦੇ ਸਿੱਧਾ ਕੀ ਚਾਹੁਨੀ। ਲਾਰੇ ਤੇ ਲਾਰਾ ਲਾਉਣੀ ਐ ਤੂੰ ਹੱਥ ਨਾ ਮੇਰੇ ਆਉਣੀ ਐ, ਜੋ ਜਾਣ ਜਾਣ ਤੜਪਾਉਣੀ। ਤੂੰ ਹਾਂ ਵੀ ਨੀ ਕਰਦੀ ਗੱਭਰੂ, ਨੀ ਤੂੰ ਹਾਂ ਵੀ ਨੀ ਕਰਦੀ ਗੱਭਰੂ, ਨੀ ਤੂੰ ਨਾ ਵੀ ਨੀ ਕਰਦੀ ਗੱਭਰੂ।